ਲੱਗਾ ਸਾਹਿਬ ਜੀ ਇੱਕ ਯਾਦ ਆਪਣੀ ਤੁਸੀਂ ਵੀ ਇੱਥੇ ਬਣਾਓ। ਤੇ ਸਤਿਗੁਰੂ ਨੇ ਜਮਨਾ ਦਾ ਤਟ ਸੁੰਦਰ ਵੇਖ ਕੇ ਆਪਣਾ ਸੱਜਾ ਚਰਨ ਕੋੜੇ ਤੋਂ ਤੱਲੇ ਲਾਇਆ, ਉਸ ਧਰਤੀ ਦਾ ਨਾਮ ਸ੍ਰੀ ਪਾਉਂਟਾ ਸਾਹਿਬ ਪੈ ਗਿਆ। ਕਹਿੰਦੇ ਨੇ ਸਤਿਗੁਰੂ ਇੱਥੇ ਬਿਰਾਜਮਾਨ ਹੋਏ। ਦੇਸ਼ ਚੱਲ ਹਮ ਤੇ ਪੁਣ ਪਈ, ਸ਼ਹਿਰ ਪਾਉਂਟਾ ਕੀ ਸੁਧ ਲਈ, ਕਲਿੰਦਰੀ ਤੈ ਕਰੇ ਤਮਾਸ਼ਾ, ਕਲਿੰਦਰੀ ਕਲਿੰਦਰੀ ਤੈ ਕਰੇ ਬਿਲਾਸਾ, ਅਣਕ ਪਾਟ ਕੇ ਪੇਖ ਤਮਾਸ਼ਾ, ਤੈ ਸੈ ਸਿੰਘ ਕਣੇ ਚੁਨ ਮਾਰੇ, ਤੈ ਸੈ ਸਿੰਘ ਕਣੇ ਚੁਨ ਮਾਰੇ, ਰੋਜ ਰੀਚ ਬਹੁ ਭਾਂਤ ਬਿਦਾਰੇ, ਫਤਿਹ ਸ਼ਾਹ ਕੋ ਪਾਤਬ ਰਾਜਾ, ਲੋ ਪਰਾ ਹਮ ਸੋ ਬਿਨ ਕਾਜਾ। ਸਤਿਗੁਰ ਕਹਿੰਦੇ ਨੇ ਫਤਿਹ ਸ਼ਾਹ ਰਾਜਾ ਬਿਨਾ ਮਤਲਬ ਹੀ ਸਾਡੇ ਤੇ ਇਸਨੇ ਹਮਲਾ ਬੋਲ ਦਿੱਤਾ। ਸਤਿਗੁਰੂ ਕਹਿੰਦੇ ਨੇ ਅਸੀਂ ਦੀਵਾਨ ਦੇ ਵਿੱਚ ਬੈਠੇ ਹੋਏ ਸਾਂ, ਜਦ ਹਮਲਾ ਹੋਇਆ ਉਪਰੰਤ ਫਤਿਹ ਸ਼ਾਹ ਕੋ ਪਾਤਬ ਰਾਜਾ, ਲੋਹ ਪਰਾ ਹਮ ਸੋ ਬਿਨ ਕਾਜਾ, ਬਿਨਾ ਮਤਲਬ ਹੀ ਇਸਨੇ ਸਾਡੇ ਤੇ ਹਮਲਾ ਬੋਲ ਦਿੱਤਾ। ਤਾਹਾਂ ਸ਼ਾਹ ਸ੍ਰੀ ਸ਼ਾਹ ਸੰਗਰਾਮ ਕੋ ਪੈ, ਪੰਚੋ ਬੀਰ ਪਿਰਥੀ ਪਾਏ ਰੁਪੈ। ਸਤਿਗੁਰ ਕਹਿੰਦੇ ਨੇ ਇੱਥੇ ਮੇਰੀ ਭੂਆ ਦੇ ਪੰਜ ਪੁੱਤਰ ਆਏ ਹੋਏ ਸਨ, ਜਦ ਉਹਨਾਂ ਨੇ ਹਮਲਾ ਹੁੰਦਿਆਂ ਤੱਕਿਆ ਤੇ ਆਪਣੇ ਪਲੀ ਪ੍ਰਕਾਰ ਮੈਦਾਨ ਦੇ ਅੰਦਰ ਉਹਨਾਂ ਆਪਣੇ ਪੈਰ ਟਕਾ ਕੇ ਤੇਗ ਚਲਾਣੀ ਸ਼ੁਰੂ ਕਰ ਦਿੱਤੀ। ਹੱਟੀ ਜੀਤ ਮੱਲੰ ਸੋਗਾ ਜੀ ਗੁਲਾਬੰ, ਰਣ ਦੇਖੀਏ ਰੰਗ ਰੂਪੰ ਸੁਹਾਵੰ। ਹਟੀ ਜੀਤ ਮੱਲ ਜੀ ਮੇਰੀ ਭੂਆ ਦੇ ਪੁੱਤਰ, ਮੇਰੇ ਭਰਾ, ਕਹਿੰਦੇ ਨੇ ਜੰਗ ਦੇ ਵਿੱਚ ਇਸ ਤਰ੍ਹਾਂ ਲੜ ਰਹੇ ਸਨ, ਰਣ ਦੇਖੀ ਰੰਗ ਰੂਪੰ ਸੁਹਾਵੰ, ਮੈਂ ਉਹਨਾਂ ਦੇ ਰੰਗ ਰੂਪ ਦਾ ਵਿਸਥਾਰ ਨਹੀਂ ਕਰ ਸਕਦਾ ਕਿ ਕਿਸ ਤਰ੍ਹਾਂ ਉਹਨਾਂ ਤੇ ਰੂਪ ਜੰਗ ਦਾ ਚੜ੍ਹਿਆ ਤੇ ਉਹ ਜੰਗ ਕਰ ਰਹੇ ਸਨ। ਹਟਿਓ ਮਾਰੀ ਚੰਦਨ ਗੰਗ ਰਾਮੰ, ਜਿਨੇ ਕੀਤੀਆਂ ਜੀਤੀਆਂ ਫੌਜ ਤਾਮੰ, ਕੋਪੇ ਲਾਲ ਚੰਦਨ ਕੀਓ ਲਾਲ ਰੂਪੰ, ਜਿਨੇ ਗੱਜੀਆਂ ਗਰਭ ਸਿੰਘੰ ਅਨੂਪੰ। ਸਤਿਗੁਰ ਕਹਿੰਦੇ ਨੇ ਸਾਡੇ ਹਲਵਾਈ ਲਾਲ ਚੰਦ ਇਹਨਾਂ ਨੂੰ ਵੀ ਬੜਾ ਜੋਸ਼ ਆਇਆ, ਗੁੱਸੇ ਦੇ ਵਿੱਚ ਲਾਲ ਹੋ ਗਏ, ਕਹਿਣ ਲੱਗੇ ਸਤਿਗੁਰ ਜੀ ਮੈਨੂੰ ਵੀ ਆਗਿਆ ਦਿਓ, ਮੈਂ ਵੀ ਜੰਗ ਕਰਾਂਗਾ। ਤੇ ਸਤਿਗੁਰ ਕਹਿਣ ਲੱਗੇ ਲਾਲ ਚੰਦ ਤੂੰ ਕਦੀ ਤੇਗ ਤਾਂ ਚਲਾਈ ਨਹੀਂ, ਜੰਗ ਕਿਵੇਂ ਕਰੇਗਾ। ਸਤਿਗੁਰ ਨੂੰ ਕਹਿਣ ਲੱਗਾ ਲਾਲ ਚੰਦ, ਸਤਿਗੁਰ ਜੀ ਮੈਂ ਤੇਗ ਤੇ ਚਲਾਣੀ ਨਹੀਂ ਜਾਣਦਾ, ਲੇਕਿਨ ਖੁਰਪਾ ਚਲਾਣਾ ਖੂਬ ਜਾਣਨਾ, ਆਪ ਅਸੀਸ ਦਿਓ, ਮੈਂ ਤੁਹਾਨੂੰ ਇਹਦੇ ਨਾਲ ਹੀ ਲੜਕੀ ਵਿਖਾਵਾਂਗਾ। ਕਹਿੰਦੇ ਨੇ ਲਾਲ ਚੰਦ ਜੰਗ ਅੰਦਰ ਆ ਕੇ ਬੜਾ ਸੁੰਦਰ ਲੜੇ, ਉਪਰੰਤ ਕਿਰਪਾਲ ਕੋਪੀਆਂ ਕੁੱਤ ਕੈ ਸੰਭਾਰੀ। ਕਹਿੰਦੇ ਨੇ ਇੱਥੇ ਉਦਾਸੀ ਕੁਝ ਸੰਤ ਆਏ ਸਨ, ਕੁਛ ਤੇ ਜੰਗ ਨੂੰ ਵੇਖਦਿਆਂ ਨੱਠ ਗਏ, ਤੇ ਉਹਨਾਂ ਦੇ ਵਿੱਚੋਂ ਇੱਕ ਉਦਾਸੀ ਜੀ ਰਹਿ ਗਿਆ ਜਿਨ੍ਹਾਂ ਦਾ ਨਾਲ ਕਿਰਪਾਲ ਚੰਦ ਜੀ ਕਰਕੇ ਆਇਆ। ਕਹਿੰਦੇ ਨੇ ਇਹਨਾਂ ਨੇ ਵੀ ਸਤਿਗੁਰ ਅੱਗੇ ਅਰਜ਼ ਕੀਤੀ ਤੇ ਆਖਿਆ ਸਤਿਗੁਰ ਮੈਨੂੰ ਹੁਕਮ ਕਰੋ, ਮੈਂ ਵੀ ਜੰਗ ਵਿੱਚ ਲੜਾਂ। ਸਾਹਿਬ ਕਹਿਣ ਲੱਗੇ ਕਿਰਪਾਲ ਚੰਦ ਜੀ ਤੁਸੀਂ ਕਿਵੇਂ ਲੜੋਗੇ? ਕਹਿਣ ਲੱਗੇ ਸਾਹਿਬ ਜੀ ਆ ਵੇਖੋ ਮੇਰੇ ਕੋਲ ਲੱਕੜ ਦਾ ਸੂਟ ਹੈ, ਮੈਂ ਇਹਦੇ ਨਾਲ ਹੀ ਜੰਗ ਕਰਾਂਗਾ। ਕਿਰਪਾਲ ਕੋਪੀਆਂ ਕੁੱਤ ਕੋ ਸੰਭਾਰੀ, ਹਟੀ ਖਾਹ ਯਾਤ ਕੇ ਸੀਸ ਝਾਰੀ, ਉੱਠੀ ਛਿਛ ਇੱਛੰ ਕਦਾ ਮੇਦ ਜੋਰੰ, ਮਨੋਮਕ ਮਟਕੀ ਕਾਨ ਫੋਰੰ। ਕਹਿੰਦੇ ਨੇ ਕਿਰਪਾਲ ਚੰਦ ਉਦਾਸੀ ਜੀ ਨੇ ਆਏ ਜਰਨੈਲ ਹਯਾਤ ਖਾਂ ਦੇ ਸਿਰ ਅੰਦਰ ਐਸਾ ਕੁਟਕਾ ਮਾਰਿਆ, ਜਦ ਕੁਟਕਾ ਉਹਦੇ ਸਿਰ ਦੇ ਵਿੱਚ ਵੱਜਿਆ, ਸਾਹਿਬ ਕਹਿੰਦੇ ਨੇ ਮੈਂ ਠੀਕ ਕਹਿ ਰਿਹਾ, ਉੱਠੀ ਛਿਛ ਇੱਛੰ ਕਦਾ ਮੇਜ ਜੋਰੰ, मनो माखियन मटकी कान फोरन जद सिर दे विच सोटा वजिया ते ओदे विचो मगध दियां छिट्टां इंज बार आईयां जिवें के भगवान कृष्ण ने अपनी मां दी मखन वाली मटकी फोड़ दित्ती होवे। मनो मटकी कान फोरन तहां नंद चंदन कियो कोप पारो, आनंद चंदन कियो कोप पारो, लगाई बरछी कृपान सवारो। सतगुरु दे दीवान नंद चंद जी कहिंदे ने कृपाल चंद उदासी वाल आउंदे आ नवाब खां नूं तकिया कि इन्हां नूं मारन लई आ रहे है। कहिंदे ने दीवान ने अगा वध के वार कीता, तहानंद चंदन कियो को पारो लगाई बरछी कृपान समारो। नवाबत खां बच गए, कृपान कढ ले। जद कृपान कढ के जंग करना शुरू कीता, साहिब कहिंदे ने टुटी तेग तिखी कड़े जम दंडंग, ओ तिखी तेग भी टुट गए। जंग करदिआं जद तेग टुट गई कड़े जम दंडंग, इन्हां अपनी कटार कढ ले। जद कटार कढी ना कटार कढ के उसके सीने दे विच कोप दित्ती, उसनू मैदानी जंग अंदर लिटा दिता। ते सतगुर खुश हुंदे इसनू वर देंदे, कहिंदे ने कि मैनू इतनी प्रसन्नता होई। टुटी तेग तिखी कड़े जम दंडंग, हटी राखियां लज बसन सडढंग। साहिब कहिंदे ने इना सोढ़ी अंश दी लाज रख ली नवाबत खां नू मार के। हुण सतगुर कहिंदे ने इस जंग अंदर एक जवान बड़े गुस्से ते क्रोध विच आया, ओ कौन सी? तहां एक बीरं हरी चंद को पेओ, पाली पात सौखे तुम पारो पेओ। कहिंदे ने हरी चंद आया जिसने पाली पात खेत अंदर अपना पैर टका के न जंग करना शुरू कीता। महाक्रोध के तीर तीखे प्रहारे, लगे जोन के ताहे पारे पधारे। कहिंदे ने हरिचंद इतने गुस्से दे विच तीर चलांदा है, ओ तीर जिसनू ही लगदा है उसते आर पार हो जांदा है। हरिचंद क्रुदन हने सूर सुदन, पाले बाण बाए बड़े सैन गाए। इन्हें बड़े ही बाण चलाए, बड़े सैन किसने मार दिते, मैदाने जंग अंदर लटा दिते। क्यों? रसंगरुदंग राचे महालोभ माचे, क्योंकि गुस्से दे विच रचिया सी, लोहे दी तरह लाल होया जंग कर रहा सी। हाने शस्त्र तारी लिटे पूप पारी, तवे जीत मलंग हरि चंद पलंग, हिरदे ऐच मारे ओ सोखे तन उतारे ओ। कहिंदे ने इस हरिचंद ने मेरी भूआ दे पुत्र परा दे सीने दे विच ऐसा पाला मारिया, तवे जीत मलंग हरिचंद पलंग, हिरदे ऐच मारे ओ सोखे तन उतारे ओ। उन्हां नूं मैदान ने जंग अंदर लिटा दिता। खुले खान खूनी खुरासान खगं, परिशस्त्र तारं उठी चाल अगं, पै तीर पीरं कमान कड़के, गिरे बाज तागी लगे तीर तके। सतगुर कहिंदे ने ऐसा युद्ध छिड़ गया, कहां लगे वर्णन करो मचियो युद्ध उपार, जे लू जे जूझे सबे पजियो, जे लू जे जूझे सबे पजियो सूर हजार। बड़े बड़े सूर में इस जंग दे विचू भज गए, सतगुरु उन्हां दा जिक्र करदे ने। पजियो शाह पहाड़ ताजी तिर पायन, चले ओ बीरिया तीरिया नाच लायन, चले ओ बीरिया तीरिया नाच लायन, जसो डड्डो वालन मुदकर सो सायन। ਭਜੋ ਸੰਗ ਲੈ ਕੇ ਸੁਸਾਰੀ ਸੁਪਾਹਿੰ। ਸਤਿਗੁਰ ਕਹਿੰਦੇ ਨੇ ਇਹ ਆਪਣੇ ਆਪ ਨੂੰ ਬੜੇ ਸੂਰਬੀਰ ਅਖਵਾਉਂਦੇ ਸਨ, ਲੇਕਿਨ ਮੇਰੇ ਸੂਰਬੀਰਾਂ ਦੇ ਸਾਹਮਣੇ ਇਹਨਾਂ ਦੇ ਪਾਸੋਂ ਇੱਕ ਤੀਰ ਵੀ ਨਾ ਚੱਲਿਆ, ਇੱਥੋਂ ਤੱਕ ਕਿ ਆਪਣੀ ਸੈਨਾ ਦੀ ਜਾਨ ਬਚਾਉਂਦੇ ਜੰਗ ਵਿੱਚੋਂ ਨੱਠ ਗਏ। ਚੱਕਰਤ ਚੋਪਿਆ ਗੱਜਾਂ ਦੀ ਚੰਦੇ ਲੰਘ, ਚੱਕਰਤ ਚੋਪਿਓ ਚੰਦ ਗਾਜੀ ਚੰਦੇ ਲੰਘ, ਹਟਿਓ ਹਰੀ ਚੰਦਨ ਕਹੇ ਹੱਥ ਸੇਲੰ। ਕਹਿੰਦੇ ਨੇ ਹਰੀ ਚੰਦ ਨੇ ਹੱਥ ਵਿੱਚ ਸੇਲਾ ਫੜਿਆ, ਕੀ ਕਰ ਰਿਹਾ? ਕਰਿਓ ਸਾਂਗ ਧਰਮੰ ਮਹਾਰੋਸ ਰੁਝੰ, ਆਪਣੇ ਮਾਲਕ ਦਾ ਹੁਕਮ ਪਾਲਦਾ ਹੋਇਆ ਮਹਾਰੋਸ ਰੁਝੰ ਦਾ ਭਾਵ ਬੜੇ ਗੁੱਸੇ ਦੇ ਵਿੱਚ ਆ ਕੇ ਜੰਗ ਕਰ ਰਿਹਾ ਹੈ। ਕਰਿਓ ਟੂਕ ਟੂਕ ਹੈਵ ਇਸੋ ਸੂਰ ਜੁਝੰ। ਸਤਿਗੁਰ ਕਹਿੰਦੇ ਨੇ ਇਹ ਮੈਂ ਭਲੀ ਭਾਂਤ ਕਹਿ ਰਿਹਾ ਕਿ ਜਿਹੜਾ ਵੀ ਮੇਰਾ ਸੂਰਬੀਰ ਇਹਦੇ ਨਾਲ ਜਾ ਕੇ ਲੜਦਾ ਹੈ ਉਹ ਟੁਕੜੇ ਟੁਕੜੇ ਹੋ ਕੇ ਧਰਤੀ ਤੇ ਡਿੱਗ ਪੈਂਦਾ ਹੈ। ਤਹਾਂ ਖਾਨ ਨਜਾਬ ਤੋਂ ਆਨ ਕਹਿ ਕਹਿ ਹਣਿਓ ਸਾਸੁੰਗ ਰਾਮ ਕੋ ਸ਼ਸਤਰ ਲੈ ਕੇ, ਕਿਤੇ ਖਾਨ ਬਣਾਨ ਹੂੰ ਅਸਤਰ ਚਾਰੇ, ਸਹੀ ਸਾ ਸੁੰਦਰਾ ਸੁਵਰਗੰ ਸਧਾਰੇ। ਸਤਿਗੁਰ ਕਹਿੰਦੇ ਨੇ ਇੱਥੇ ਮੇਰੀ ਭੂਆ ਦੇ ਪੁੱਤਰ ਸ਼ੰਗੂ ਸ਼ਾਹ ਜੀ ਨਜਾਬਤ ਖਾਨ ਦੇ ਨਾਲ ਜੰਗ ਕਰਨ ਲੱਗ ਪਏ ਤੇ ਕਹਿੰਦੇ ਨੇ ਕਈ ਐਸੇ ਜਵਾਨ ਨੇ ਜੋ ਆਪਣੇ ਸਰੀਰ ਦੇ ਨਾਲ ਐਸੇ ਹਥਿਆਰ ਰੱਖਦੇ ਨੇ ਜੋ ਵਗਾ ਕੇ ਮਾਰਦੇ। ਕਹਿੰਦੇ ਨੇ ਆਪਸ ਵਿੱਚ ਦੋਵਾਂ ਨੇ ਵਗਾ ਕੇ ਸ਼ਸਤਰ ਮਾਰੇ, ਸੰਘੋ ਸ਼ਾਹ ਜੀ ਦੇ ਹਥਿਆਰ ਦੇ ਨਾਲ ਨਜਾਬਤ ਖਾਂ ਤੇ ਨਜਾਬਤ ਖਾਂ ਦੇ ਹਥਿਆਰ ਦੇ ਨਾਲ ਸੰਘੋ ਸ਼ਾਹ ਜੀ ਸਹੀ ਸਾਹ ਸੰਗਰਾਮ ਸਵਰਗ ਨੂੰ ਸੁਧਾਰੇ, ਸਵਰਗਾਂ ਨੂੰ ਸੁਧਾਰ ਗਏ। ਸਾਹਿਬ ਕਹਿ ਰਹੇ ਨੇ ਮਾਰ ਨਜਾਬਤ ਖਾਨ ਕੋ ਸਿੰਘ ਜੁਝੇ ਜੁਝਾਰ, ਹੈ ਹੈ ਇਹ ਲੋਕੇ ਭਇਓ ਸੁਰਗ ਲੋਕ ਜਹਿਕਾਰ, ਸੁਰਗ ਲੋਕ ਜਹਿਕਾਰ, ਛੁੱਟੀ ਮੂਰਛਨਾ ਹਰੀ ਚੰਦਨ ਸੁਭਾਰੇ, ਗਹੇ ਬਾਣ ਕੁਮਾਨ ਤੈ ਐਚ ਮਾਰੇ, ਲੱਗੇ ਅੰਗ ਜਾ ਕੇ ਰਹੇ ਨਾ ਸੁਭਾਰ। ਕਹਿੰਦੇ ਨੇ ਹਰੀ ਚੰਦ ਐਸੇ ਤੀਰ ਚਲਾਉਂਦਾ ਹੈ ਜਿਹਨੂੰ ਵੀ ਤੀਰ ਚੱਲ ਜਾ ਕੇ ਲੱਗਦਾ ਹੈ ਉਹ ਆਪਣੇ ਆਪ ਵਿੱਚ ਨਹੀਂ ਰਹਿੰਦਾ, ਆਪਣਾ ਆਪ ਨਹੀਂ ਸੰਭਾਲ ਸਕਦਾ। ਤਨੰਗ ਤਿਆਗ ਤੇ ਦੇਵ ਲੋਕੰ ਪਧਾਰਨ, ਉਹ ਆਪਣੇ ਪਰਾਗ ਤਿਆਗਦੇ ਹੋਏ ਦੇਵ ਲੋਕ ਨੂੰ ਪਧਾਰ ਜਾਂਦੇ ਹਨ। ਸਤਿਗੁਰ ਕਹਿੰਦੇ ਨੇ ਇਤਨਾ ਬਲੀ ਹੈ, ਤੁਇੰ ਬਾਨ ਖੇਚੰ ਇੱਕ ਬਾਰ ਮਾਰੇ। ਕਹਿੰਦੇ ਨੇ ਇੱਕ ਵਾਰੀ ਕਮਾਨ ਦੇ ਵਿੱਚ ਦੋ ਤੀਰ ਰੱਖ ਕੇ ਚਲਾਉਂਦਾ ਹੈ, ਦੋਇੰ ਬਾਨ ਖੇਚਿੰਗ ਇੱਕ ਬਾਰ ਮਾਰੇ, ਬਲੀ ਬੀਰ ਬਾਜੀ ਤਾਜੀ ਬੁਧਾਰੇ, ਜਿਸੇ ਬਾਣ ਲਾਗੇ ਰਹੇ ਨਾ ਸੁਭਾਰੰ, ਤਨੰਗ ਬੇਦ ਕੇ ਤਾਹੇ ਪਾਰੰ ਸਧਾਰੰ। ਜਿਹਨੂੰ ਤੀਰ ਵੱਜਦਾ ਹੈ ਆਪੋ ਆਪ ਨਹੀਂ ਸੰਭਾਲ ਸਕਦਾ, ਉਹ ਤੀਰ ਲੱਗ ਕੇ ਆਰ ਪਾਰ ਹੋ ਜਾਂਦਾ ਹੈ। ਸਾਹਿਬ ਕਹਿੰਦੇ ਨੇ ਹਰੀ ਚੰਦ ਕੋ ਪੈ ਕਮਾਨ ਸਵਾਰੰ, ਪ੍ਰਥਮ ਬਾਜੀਆਂ ਤਨ ਬਾਨੰ ਪ੍ਰਹਾਰੰ। ਕਹਿੰਦੇ ਨੇ ਇਹ ਹਰੀ ਚੰਦ ਫਿਰ ਮੇਰੇ ਵੱਲ ਹੋਇਆ, ਇਸਨੇ ਪਹਿਲਾ ਤੀਰ ਮੇਰੇ ਘੋੜੇ ਨੂੰ ਮਾਰਿਆ, ਜਦ ਘੋੜੇ ਨੂੰ ਮਾਰਿਆ ਨਾ ਤੀਰ ਤੇ ਮੈਂ ਕਿਹਾ ਹਰੀ ਚੰਦ ਅਜੇ ਗੱਲ ਨਹੀਂ ਬਣੀ, ਇੱਕ ਤੀਰ ਹੋਰ ਚਲਾ ਰਿਹਾ, ਕਿਤੇ ਤੇਰੇ ਮਨ ਵਿੱਚ ਸ਼ੰਕਾ ਨਾ ਰਹਿ ਜਾਏ ਕਿ ਕਲਗੀਧਰ ਇਤਨਾ ਵੱਡਾ ਜਰਨੈਲ ਯੋਧਾ ਇਸਨੇ ਮੈਨੂੰ ਮੌਕਾ ਨਹੀਂ ਦਿੱਤਾ। ਹਰੀ ਚੰਦ ਇੱਕ ਵਾਰੀ ਤੀਰ ਫਿਰ ਚਲਾ, ਅਜੇ ਗੱਲ ਨਹੀਂ ਬਣੀ, ਅਜੇ ਰੋਸ ਨਹੀਂ ਜਾਗਿਆ। ਸਾਹਿਬ ਕਹਿੰਦੇ ਨੇ ਦੁਤੀਆ ਤੀਰ ਤਾਕਿ ਮੋਕੋ ਚਲਾਇਨ, ਰੱਖਿਓ ਦੁਐਵ ਮੈਂ ਕਾਨ ਛੁਐ ਕੇ ਸਧਾਇਨ। ਕਹਿੰਦੇ ਨੇ ਇਸਨੇ ਫਿਰ ਦੂਸਰਾ ਤੀਰ ਮਾਰੇ, ਜਦ ਦੂਸਰਾ ਤੀਰ ਚਲਾਇਆ ਨਾ ਉਹ ਮੇਰੇ ਕੰਨ ਨੂੰ ਛੋ ਕੇ ਨਿਕਲ ਗਿਆ, ਰੱਖਿਓ ਦੁਆਵ ਮੈਂ ਕੰਨ ਛੁਆ ਕੇ ਸੁਦਾਇੰ, ਮੇਰੇ ਵਾਹਿਗੁਰੂ ਨੇ ਮੈਨੂੰ ਰੱਖ ਲਿਆ, ਉਹ ਤੀਰ ਮੇਰੇ ਕੰਨ ਨੂੰ ਛੋ ਕੇ ਨਿਕਲ ਗਿਆ। ਸਾਹਿਬ ਕਹਿੰਦੇ ਨੇ ਮੈਂ ਫਿਰ ਆਖਿਆ ਹਰੀ ਚੰਦ ਇੱਕ ਤੀਰ ਹੋਰ ਚਲਾ ਲੈ, ਇੱਕ ਮੌਕਾ ਤੈਨੂੰ ਹੋਰ ਦਿੱਤਾ ਜਾਂਦਾ ਕਿਤੇ ਤੇਰੇ ਮਨ ਵਿੱਚ ਸ਼ੰਕਾ ਨਾ ਰਹਿ ਜਾਏ। ਪਿੱਤਿਆ ਬਾਨ ਮਾਰਿਓ ਸੋ ਪੇਟੀ ਮਝਾਰੰਗ, ਤ੍ਰਿਤੀਆ ਬਾਣ ਮਾਰਿਓ ਸੋ ਪੇਟੀ ਮੁਝਾਰੰ, ਵਿਦਿਆ ਚਿਲਕਿਤੰ ਦੁਆਲ ਪਾਰੰ ਪਧਾਰੰ। ਕਹਿੰਦੇ ਨੇ ਇਸਨੇ ਤੀਸਰਾ ਤੀਰ ਮਾਰਿਆ, ਉਹ ਆ ਕੇ ਮੇਰੀ ਪੇਟੀ ਦੇ ਵਿੱਚ ਲੱਗਿਆ, ਤੇ ਸਤਿਗੁਰ ਨੇ ਸਫੇਦ ਗੋਟੇ ਦਾ ਕਮਰ ਕੱਸਾ ਕੀਤਾ ਹੋਇਆ ਸੀ। ਉਹ ਤੀਰ ਕਹਿੰਦੇ ਨੇ ਉਸਨੂੰ ਚੀਰਦਾ ਹੋਇਆ ਜਾ ਕੇ ਸਤਿਗੁਰ ਦੇ ਪੇਟ ਤੇ ਲੱਗਾ। ਸਾਹਿਬ ਕਹਿ ਰਹੇ ਨੇ ਚੁੱਬੀ ਚਿੱਚ ਚਰਮੰ ਕਛੂ ਘਾਏ ਨਾ ਆਇੰ, ਚੁੱਬੀ ਚਿੱਚ ਚਰਮੰ ਕਛੂ ਘਾਏ ਨਾ ਆਇੰ, ਕਲੰ ਕੇਵਲੰ ਜਾਣ ਦਾਸੰ ਬਚਾਇੰ। ਕਹਿੰਦੇ ਉਹਦੀ ਥੋੜੀ ਜਿਹੀ ਜਾ ਕੇ ਚੁੰਝ ਮੈਨੂੰ ਚੁੱਭੀ, ਲੇਕਿਨ ਕੋਈ ਵੱਡਾ ਕਾਉ ਨਾ ਆਇਆ, ਕਲੰ ਕੇਵਲਨ ਜਾਨ ਦਾਸ ਬਚਾਏ। ਉਸ ਅਕਾਲ ਪੁਰਖ ਨੇ ਮੈਨੂੰ ਆਪਣਾ ਦਾਸ ਜਾਣ ਕੇ ਬਚਾ ਲਿਆ। ਸਾਹਿਬ ਕਹਿੰਦੇ ਜਦ ਤੀਰ ਲੱਗਾ ਜਬੇ ਬਾਣ ਲੱਗ ਗਿਓ ਤਬੇ ਰੋਸ ਜਾਗ ਗਿਓ, ਜਬੇ ਬਾਣ ਲੱਗ ਗਿਓ ਤਬੇ ਰੋਸ ਜਾਗ ਗਿਓ, ਕਰਨ ਲੈ ਕੁਮਾਨ ਹਨ ਬਾਣ ਤਾਨੰ, ਸਭੇ ਵੀਰ ਤਾਏ ਸਰੋਗਨ ਚਲਾਏ, ਤਬੇ ਤਾਕ ਬਾਨ ਹਣਿਓ ਏਕ ਜਵਾਨ, ਹਰੀ ਚੰਦ ਮਾਰੇ ਸੋਜੋ ਦਲ ਤਾਰੇ, ਹਰੀ ਚੰਦ ਮਾਰੇ ਸੋਜੋ ਦਲ ਤਾਰੇ, ਸੋ ਕਰੋੜ ਰਾਇੰ ਵਾਹੇ ਕਾਲ ਕਾਇੰ, ਰਨੰ ਤਿਆਗ ਪਾ ਗਏ ਸਭੇ ਤਾਸ ਪਾ ਗਏ, ਭਾਈ ਜੀਤ ਮੇਰੀ ਕਿਰਪਾ ਕਾਲ ਤੇਰੀ। ਸਤਿਗੁਰ ਕਹਿੰਦੇ ਨੇ ਹੀ ਅਕਾਲ ਪੁਰਖ ਇਹ ਮੇਰੀ ਜਿੱਤ ਹੋਈ, ਇਹਦੇ ਵਿੱਚ ਮੇਰੀ ਵਡਿਆਈ ਨਹੀਂ, ਇਹ ਵਡਿਆਈ ਤੇਰੀ ਹੈ, ਤੇਰੀ ਕਿਰਪਾ ਦੇ ਨਾਲ ਅੱਜ ਮੈਂ ਪਹਿਲਾ ਯੁੱਧ ਕੀਤਾ, ਲੇਕਿਨ ਇਸ ਪਹਿਲੇ ਯੁੱਧ ਅੰਦਰ ਤੇਰੀ ਮਿਹਰ ਬਖਸ਼ਿਸ਼ ਦੇ ਨਾਲ ਮੈਨੂੰ ਜਿੱਤ ਪ੍ਰਾਪਤ ਹੋਈ।